ਜਿਹੜੇ ਰੱਖਦੇ ਨੀ ਪੈਰ ਤੋਂ ਮੇਰੀਆਂ ਚ ਲੰਘਦੇ ਨਾ ਪਾਰ ਬੈਰ ਨੇ ਜਿਹੜੇ ਰੱਖਦੇ ਨੀ ਪੈਰ ਤੋਂ ਮੇਰੀਆਂ ਚ ਲੰਘਦੇ ਨਾ ਪਾਰ ਬੈਰ ਨੇ ਜਿੰਨੇ ਗਲਦੇ ਗਾਨੀ ਤੇ ਤੇਰੇ ਬਣ ਕੇ ਨੀ ਉਹਨੇ ਤੇਰੇ ਯਾਰ ਬੈਰ ਨੇ ਜਿੰਨੇ ਗਲਦੇ ਗਾਨੀ ਤੇ ਤੇਰੇ Available on iTunes. Available on point.